ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ ਕੌੜੀਆਂ ਨੇ ਪਰ ਸੱਚੀਆਂ ਨੇ ਤੁਹਾਨੂੰ ਪੈਣੀਆਂ ਜਰਨੀਆਂ ਨੇ ਹਾਂ ਕੌੜੀਆਂ ਨੇ ਪਰ ਸੱਚੀਆਂ ਨੇ ਤੁਹਾਨੂੰ ਪੈਣੀਆਂ ਜਰਨੀਆਂ ਨੇ ਮੈਂ ਭਾਰਤ ਮਾਂ ਦੀ ਪੱਤ ਦਾ ਪਹਿਰੇਦਾਰ ਬੋਲਦਾ ਮੈਂ ਖਟਕੜ ਕਲਾਂ ਤੋਂ ਭਗਤ ਸਿੰਘ ਸਰਦਾਰ ਬੋਲਦਾ ਕੀ ਮੁੱਲ ਪਾਇਆ ਰਾਜਗੁਰੂ ਸੁਖਦੇਵ ਸਰਾਪਿਆਂ ਦਾ ਟੁਕੜਿਆਂ ਦੇ ਵਿੱਚ ਵੰਡਤਾ ਭਾਰਤ ਗਦਰੀ ਬਾਬਿਆਂ ਦਾ ਨਸ਼ਾ ਵਗੇ ਨਸ਼ੇ ਚ ਜਵਾਨੀ ਬਣੀ ਸਾਫੀ ਕੁਈਨ ਬਣਨੀ ਸੀ ਚਾਸੀ ਦੀ ਜੋ ਰਾਣੀ ਚੁੱਪ ਗੱਤ ਸਿੰਘ ਬਣਨੀ ਸੀ ਬੜੇ ਗਮਗੀਨ ਦੂਵੇ ਮਰੀਦ ਦਾਲ ਕਿਉਂ ਚਹਿਨੀ ਨੇ ਜਾਨ ਜੀ ਨਾ ਚੋਦੇ ਬਸ ਮੁੱਛਾਂ ਦੇ ਸ਼ਕੀਨ ਨਹੀਂ ਇਹ ਵੀ ਦੱਸ ਕੀ ਹੈ ਇਹ ਗੌਰਮੈਂਟ ਮੀਨ ਹੈ ਇਹ ਵੀ ਗਈ ਹੈ ਗੌਰਮੈਂਟ ਕਾਹ ਨੂੰ ਤਾਂ ਪਿੱਛੇ ਜਿਹਨੂੰ ਵਾਪਸੀ ਬਣਾਇਆ ਜਾ ਕੇ ਪੁੱਛੋ ਉਸ ਪਿਓ ਨੂੰ ਜਿਹਨੇ ਪ੍ਰਿੰਟ ਸੀ ਲਵਾਇਆ ਇਹਨੇ ਸੱਤ ਵੋਟਾਂ ਪਿੱਛੇ ਇੱਕ ਬੁਲਟ ਦਵਾਇਆ ਪੁੱਛੋ ਚਿੱਟਾ ਕਿੱਥੋਂ ਆਇਆ ਕਿੱਦਾਂ ਮੁਲਕ ਨੂੰ ਲਾਇਆ ਕਿੱਦਾਂ ਰੰਗ ਲੱਭਿਆ ਜੰਗ ਹੁੰਦੀ ਨਾ ਜ਼ਖਮ 84 ਦੇ